ਐ ਚਾਂਦ ਹੁਸਨ ਤੇਰਾ ਫਿਤਰਤ ਕੀ ਰੂਬਰੂ ਹੈ। ਯੇ ਦਾਗ ਸਾ ਜੋ ਤੇਰੇ ਸੀਨੇ ਮੇ ਹੈ ਆਸ਼ਿਕ ਹੈ ਤੂੰ ਕਿਸੀ ਕਾ ਓ ਯੇ ਦਾਗ ਆਰਜ਼ੂ ਹੈ ਆਸ਼ਿਕ ਹੈ ਤੂੰ ਕਿਸੀ ਕਾ ਆਰਜ਼ੂ ਮੈਂ ਮੁਸਤਰਿਬ ਜ਼ਮੀਂ ਪੈ ਬੇਤਾਬ ਤੂੰ ਫਲਕ ਪਰ ਮੈਂ ਮੁਸਤਰਿਬ ਜ਼ਮੀਂ ਪੈ ਬੇਤਾਬ ਤੂੰ ਫਲਕ ਪਰ ਜੁਸਤਜੂ ਹੈ ਉਹ ਉਹਨੂੰ ਚੰਦ ਨੂੰ ਦੇਖ ਕੇ ਕਹਿੰਦਾ ਯੇ ਦਾਗ ਸਾ ਜੋ ਤੇਰੇ ਸੀਨੇ ਮੈਂ ਹੈ ਨੁਮਾਇਆ ਆਸ਼ਿਕ ਹੈ ਤੂੰ ਕਿਸੀ ਕਾ ਯੇ ਦਾਗ ਆਰਜ਼ੂ ਹੈ। ਇਸੇ ਤਰ੍ਹਾਂ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੈਠੇ ਹਨ। ਅਕਲ ਦੀਆਂ ਗੱਲਾਂ ਨਹੀਂ, ਇਹ ਹੁਣ ਪਾਗਲਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਉੱਤੇ ਪੰਛੀ ਉੜੇ ਜਾਂਦੇ ਹਨ, ਕੂੰਜਾਂ ਉੜੀਆਂ ਜਾਂਦੀਆਂ ਹਨ, ਉਹਨਾਂ ਨੂੰ ਸੁਨੇਹਾ ਦੇਣ ਲੱਗ ਪਏ। ਅਕਲ ਦੀ ਗੱਲ ਹੈ ਨਾ, ਉਹ ਭਾਸ਼ਾ ਸਮਝਦੀਆਂ ਮਨੁੱਖ ਦੀ, ਨਾ ਉਹਦੇ ਦੇਸ਼ ਨੂੰ ਜਾ ਰਹੀਆਂ। ਕੀ ਕਹਿੰਦੇ, ਬਾਗੇ ਕਾਕਪੜ ਬੋਲੇ ਬੈਣ, ਲੰਮਾ ਨੱਕ ਕਾਲੇ ਤੇਰੇ ਨੈਣ ਕਹੂੰ ਸਾਹਿਬ ਦੇਖਿਆ ਭੈਣ। ਐ ਭੈਣ ਮੇਰਾ ਵੀ ਸਾਹਿਬ ਕਿਤੇ ਦੇਖਿਆ, ਤੂੰ ਉੜੀ ਤਾਂ ਫਿਰਦੀ ਹੈ। ਅਤੇ ਇਸ ਤਰ੍ਹਾਂ ਕਹਿੰਦੇ ਹਨ, ਰਾਤ ਨੂੰ ਫਿਰ ਨੀਂਦ ਨੂੰ ਬਾਜਾਂ ਮਾਰਦੇ ਨਹੀਂ ਆਈ, ਨਹੀਂ ਦਰਸ਼ਨ ਹੋਇਆ। ਫਿਰ ਕਹਿੰਦੇ, ਮੈਂ ਰੋਵੰਦੀ ਅਤੇ ਸਭ ਜਗ ਰੋਣਾ, ਮੈਂ ਰੋਂਦੀ ਸੀ ਸਾਰਾ ਜਗਤ ਰੋ ਪਿਆ ਮੇਰਾ ਰੋਣਾ ਦੇਖ ਕੇ, ਸਾਈ ਕਾਇਨਾਤ ਰੋ ਪਏ। ਕਹਿੰਦੇ, ਮੈਂ ਰੋਵੰਦੀ ਸਭ ਜਗ ਰੋਣਾ, ਰੁਨੜੇ ਬਣੇ ਪੰਖੇਰੂ, ਪਰ ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ ਜਿਨ ਹੋ ਪਿਰਿਆ ਵਿਛੋੜੇ। ਰਹੋ ਵਿਚਾਰ, ਇਹ ਮੈਂ ਨਮੂਨਾ ਦੱਸਿਆ। ਉਹ ਨਿਰਗੁਣ ਤੋਂ ਸਰਗੁਣ ਰੂਪ ਹੋ ਕੇ ਆਏ ਸਨ, ਉਹਨਾਂ ਦਾ ਮਿਲਾਪ ਕਾਗ ਪਸੁੰਡ ਦੇ ਨਾਲ ਹੋਇਆ। ਕਾਗ ਪਸੁੰਡ ਇੱਕ ਚਿਰੰਗਜੀਵੀ ਹੈ, ਦੋ ਹੀ ਚਿਰੰਗਜੀਵੀ ਹਨ, ਇੱਕ ਮਾਰਕੰਡਾ ਅਤੇ ਇੱਕ ਕਾਗ ਪਸੁੰਡ, ਇਹ ਕਦੀ ਨਹੀਂ ਮਰਦੇ। ਪੁੱਛਿਆ ਗੁਰੂ ਨਾਨਕ ਦੇਵ ਜੀ ਨੇ ਵੀ ਜਦ ਪਰਲੋ ਆਉਂਦੀ ਕੀ ਕਰਦਾ, ਕਹਿੰਦੇ ਜੇ ਹਵਾ ਦੀ ਆਉਂਦੀ ਹਵਾ ਰੂਪ ਹੋ ਜਾਂਦਾ, ਜੇ ਅੱਗ ਦੀ ਆਉਂਦੀ ਤਾਂ ਅੱਗ ਰੂਪ ਹੋ ਜਾਂਦਾ, ਜਲ ਦੀ ਆਉਂਦੀ ਜਲ ਰੂਪ ਹੋ ਜਾਂਦਾ, ਔਰ ਕੇਤੀਆਂ ਹੋਈਆਂ ਕਿਆਮਤਾਂ ਕੁਛ ਅੰਤ ਨਾ ਸੋਝੀ ਪਾਏ। ਅਤੇ ਮਾਰਕੰਡੇ ਦੀ ਆ ਰਿਹਾ 14 ਮਹਾਂਕਲਪ ਕਹਾਏ, ਅਤੇ ਮਾਰਕੰਡੇ ਦਾ ਵੀ ਉਹੀ ਹਾਲ। ਕਹਿੰਦੇ ਮਰਕੁੰਡ ਰਿਖੀ ਦੇ ਬੱਚਾ ਪੈਦਾ ਹੋਇਆ, ਉਹ ਬੱਚਾ ਪੈਦਾ ਹੋਇਆ ਤਾਂ ਉਹਦੀ ਉਮਰ ਜਦ ਦੇਖੀ, ਜੋਤਸ਼ੀ ਬੜੇ ਸਾਡੇ ਦੇਸ਼ ਜੋਤਿਸ਼ ਵਿੱਦਿਆ ਇਹ ਇੱਕ ਰਾਈ ਰਾਈ ਜਿੰਨੀ ਚੀਜ਼ ਦੱਸ ਦਿੰਦੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੇਲੇ ਇੱਕ ਵਾਰੀ ਪੰਡਿਤ ਗੋਪਾਲ ਸੋਹਣਾ ਨੇ ਬਨਾਰਸ ਇੱਕ ਪੰਡਿਤ ਦੇ ਪਾਸੋਂ ਜੋਤਸ਼ੀ ਤੋਂ ਟੇਵਾ ਲਵਾਇਆ, ਜਾ ਕੇ ਕਹਿਣ ਲੱਗੇ ਕਿ ਗੁਰੂ ਹਰੀ ਸਿੰਘ ਦਾ ਲਵਾਇਆ ਪਹਿਲੇ। ਕਹਿੰਦੇ ਜੀ ਉਹ ਤਾਂ ਕਹਿੰਦੇ ਸੁਰਗਵਾਸ ਹੋ ਚੁੱਕੇ ਹਨ। ਫਿਰ ਲਵਾਇਆ ਗੁਰੂ ਰਾਮ ਸਿੰਘ ਜੀ ਦਾ, ਤਾਂ ਗੁਰੂ ਰਾਮ ਸਿੰਘ ਜੀ ਬਾਰੇ ਵੀ ਉਹ ਕਹਿਣ ਲੱਗਾ ਕਿ ਉਹ ਦੇਹ ਕਰਕੇ ਹੈਨ। ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਲਵਾਇਆ, ਕਹਿੰਦੇ ਵੀ ਉਹ ਤੁਹਾਡੇ ਨਾਲ ਹਨ। ਤੋ ਜੋਤਸ਼ੀਆਂ ਨੇ ਦੱਸਿਆ ਵੀ ਉਹਦਾ 10 ਸਾਲ ਦੀ ਉਮਰ ਹੈ ਇਸ ਬਾਲਕ ਦੀ। ਉਦਾਸ ਹੋਇਆ ਬੜਾ, ਸੰਤਾਂ ਪਾ ਗਏ। ਸੰਤਾਂ ਨੇ ਕਿਹਾ, ਸੰਤ ਕਹਿੰਦੇ ਕਰਦੇ ਉਪਕਾਰ, ਚਾਲ ਚਲਤ ਹੈ ਬਿਹੰਗਮਨ ਕੀ, ਜੈ ਪਗ ਧਰੇ ਮੇਘ ਮੇਘ ਦਾ ਮੇਰ ਦਾ ਬਰਸਦਾ, ਹੋਣ ਹਾਰ ਟਾਲੇ ਸੰਤ ਮੋਇਆਂ ਕੋ ਜੀਵਾਲੇ, ਸੰਤ ਤੇ ਸੰਤ ਕੇ ਛੁਡਾਏ ਫਿਰ ਪਾਈ ਨਹੀਂ ਫਸਦਾ।